ਆਈਂ ਬਾਬਾ ਨਾਨਕਾ ਜਾਈਂ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲੈ ਆਈਂ ਬਾਬਾ ਨਾਨਕਾ ਆਈਂ ਬਾਬਾ ਨਾਨਕਾ ਜਾਈਂ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲੈ ਆਈਂ ਬਾਬਾ ਨਾਨਕਾ ਵਧਾਈਂ ਬਾਬਾ ਨਾਨਕਾ ਵਧਾਈਂ ਬਾਬਾ ਨਾਨਕਾ ਘਰ ਘਰ ਜਸ਼ਨ ਲੈ ਆਈਂ ਮੇਰੇ ਮਾਲਕਾ ਵਧਾਈਂ ਬਾਬਾ ਨਾਨਕਾ ਵਧਾਈਂ ਬਾਬਾ ਨਾਨਕਾ ਘਰ ਘਰ ਜਸ਼ਨ ਲੈ ਆਈਂ ਮੇਰੇ ਮਾਲਕਾ ਘਰ ਘਰ ਜਸ਼ਨ ਲੈ ਆਈਂ ਮੇਰੇ ਮਾਲਕਾ ਨਾੜੀ ਵਿੱਚ ਡਿੱਗਿਆ ਧਰਮ ਕਰਕੇ ਨਾੜੀ ਵਿੱਚ ਡਿੱਗਿਆ ਧਰਮ ਕਰਕੇ ਨਾੜੀ ਵਿੱਚ ਡਿੱਗਿਆ ਧਰਮ ਕਰਕੇ ਮਟਿਆਰੇ